ਮਿਰਜ਼ਾ ਸਾਹਿਬਾਂ ਦੀ ਗੱਲ ਬੜੇ ਹੀ ਕਲਾਕਾਰਾਂ ਨੇ ਕੀਤੀ। ਅੱਜ ਸਾਹਿਬ ਸਾਬੀ ਦੀ ਕਲਮ ਚੋਂ ਉਕਰੇ ਇਹ ਸ਼ਬਦ ਕਿ ਮੌਤ ਤੋਂ ਮਗਰੋਂ ਮਿਰਜ਼ਾ ਅਤੇ ਸਾਹਿਬਾਂ ਦੀਆਂ ਰੂਹਾਂ ਆਪਸ ਦੇ ਵਿੱਚ ਕੀ ਗੱਲਾਂ ਕਰਦੀਆਂ ਨੇ, ਸੁਣਨਾ ਜ਼ਰਾ ਗੌਰ ਨਾਲ। ਟੋਟੇ ਤੀਰਾਂ